ਸਾਬਰੇ ਸਾਬਰੇ ਸਾਬਰੀ ਤਾਂਗਾ ਮਦਨੀ ਦੀਆਂ ਜਿਹੜੇ ਮਿਸਰੇ ਵਾਸਤੇ ਚੁੰਮ ਚੁੰਮ ਚੁੰਮ ਪੈ ਰਹੇ ਚੁੰਮ ਚੁੰਮ ਚੁੰਮ ਚੁੰਮ ਪੈ ਰਹੇ ਚੁੰਮ ਚੁੰਮ ਚੁੰਮ ਚੁੰਮ ਪੈ